ਜਿਹੜਾ ਕੋਈ ਪੁਰਾਣੀ ਆ ਜਾ ਬੈਠਦਾ ਸਹੀ ਤੂੰ ਮੇਰੇ ਕੋਲ ਨੀ ਤੇਰੇ ਨਖਰੇ ਅਦਾਵਾ ਤੈਨੂੰ ਯਾਦ ਕਰਵਾਵਾਂ ਜਦੋਂ ਕਰਦੇ ਹੁੰਦੇ ਸੀ ਜੋੜ ਮੋੜ ਨੀ ਤੇਰੀ ਮੇਰੀ ਨੀ ਕਹਾਣੀ ਗੱਲ ਛੇੜਾ ਕੋਈ ਪੁਰਾਣੀ ਆ ਜਾ ਬੈਠਦਾ ਸਹੀ ਤੂੰ ਮੇਰੇ ਕੋਲ ਨੀ ਤੇਰੇ ਨਖਰੇ ਅਦਾਵਾ ਤੈਨੂੰ ਯਾਦ ਕਰਵਾਵਾਂ ਜਦੋਂ ਕਰਦੇ ਹੁੰਦੇ ਸੀ ਜੋੜ ਮੋੜ ਨੀ ਉਦੋਂ ਸਿਖਰ ਦੁਪਹਿਰਾਂ ਲੱਗੇ ਸੀ ਤਲਰ ਜਿਹਾ ਜਦੋਂ ਤੇਰੇ ਆ ਰਹਾ ਦੇ ਵਿੱਚ ਸੀਗਾ ਖੜਦਾ ਤੂੰ ਮੇਰੇ ਚਾਚੇ ਜਗਮੋਣ ਕੋਲੇ ਤੂੰ ਮੇਰੇ ਚਾਚੇ ਜਗਮੋਣ ਕੋਲੇ ਟਿਊਸ਼ਨ ਸੀ ਆਉਂਦੀ ਤੇਰੇ ਮਾਰਾ ਸੀ ਮੈਂ ਚਾਚੇ ਦੇ ਜਵਾਕ ਬਣਦਾ ਕੁੜੀ ਪਿੰਡ ਜਾਣ ਵੱਲੋਂ ਸ਼ੇਰਾ ਲੇਟ ਹੋਈ ਜਾਂਦੀ ਟੈਪੀ ਵਾਲਿਆਂ ਦੀ ਹੱਟੀ ਉੱਤੋਂ ਹਵਾ ਭਰਦੀ ਮੈਂ ਤੇਰੇ ਸਾਈਕਲ ਦੀ ਜਾਣ ਬੁੱਝ ਹਵਾ ਕੱਢ ਦਿੰਦਾ ਚਾਚਾ ਆਵਾਜ਼ ਮਾਰ ਕਹਿੰਦਾ ਪੁੱਤ ਕੰਮ ਕਰਦੀ ਆ ਕੁੜੀ ਪਿੰਡ ਜਾਣ ਵੱਲੋਂ ਸ਼ੇਰਾ ਲੇਟ ਹੋਈ ਜਾਂਦੀ ਟੈਪੀ ਵਾਲਿਆਂ ਦੀ ਹੱਟੀ ਉੱਤੋਂ ਹਵਾ ਭਰਦੀ ਮੈਂ ਵੀ ਖੁਸ਼ੀ ਵਿੱਚ ਮਾਰ ਤੱਕ ਪੂਸੀਆਂ ਨਾ ਥੱਕਾਂ ਅੱਜ ਪੁੱਛ ਲੈਣਾ ਮਨ ਚ ਬੇਅੰਤਾਂ ਕਰਦਾ ਤੂੰ ਮੇਰੇ ਚਾਚੇ ਜਗਮੋਣ ਕੋਲੇ ਚਾਚੇ ਜਗਮੋਣ ਕੋਲੇ ਟਿਊਸ਼ਨ ਸੀ ਆਉਂਦੀ ਤੇਰੇ ਮਾਰਾ ਸੀ ਮੈਂ ਚਾਚੇ ਦੇ ਜਵਾਕ ਵੜਦਾ ਚਾਚੇ ਜਗਮੋਣ ਕੋਲੇ ਟਿਊਸ਼ਨ ਸੀ ਆਉਂਦੀ ਤੇਰੇ ਮਾਰਾ ਸੀ ਮੈਂ ਚਾਚੇ ਦੇ ਜਵਾਕ ਵੜਦਾ ਨੀ ਉਹ ਸੰਦੂਆਂ ਦੇ ਮੱਲੇ ਵਿੱਚ ਪੀੜੀ ਜਿਹੀ ਵੀ ਜਿਹੜੀ ਅੱਗੇ ਜਾ ਕੇ ਹੁੰਦੀ ਚਾਚੇ ਜਗਮੋਣ ਕੋਲੇ ਟਿਊਸ਼ਨ ਸੀ ਆਉਂਦੀ ਤੇਰੇ ਮਾਰਾ ਸੀ ਮੈਂ ਚਾਚੇ ਦੇ ਜਵਾਕ।